ਸਾਲ ਹੋਵੇ ਵੱਖੋ ਵੱਖ ਦੁਹਾਂ ਦੀਆਂ ਲਜ਼ਤਾਂ ਨੇ ਭਾਵੇਂ ਹਿਜਰ ਤੇ ਭਾਵੇਂ ਵਿਸਾਲ ਹੋਵੇ ਵੱਖੋ ਵੱਖ ਦੁਹਾਂ ਦੀਆਂ ਲਜ਼ਤਾਂ ਨੇ ਮੇਰੇ ਸੋਹਣਿਆ ਜਾ ਹਜ਼ਾਰ ਵਾਰੀ ਜਾ ਪਿਆਰੇ ਅਤੇ ਲੱਖ ਵਾਰ ਆ ਜਾ ਮੇਰੇ ਸ਼ੌਕ ਦਾ ਨਹੀਂ ਇੱਕ ਵਾਰ ਤੈਨੂੰ ਤੇਰੀ ਵਾਜੇ ਮਸਜਿਦਾਂ ਮੰਦਰਾਂ ਦਾ ਉੱਥੇ ਹਸਤੀਆਂ ਤੇ ਖੁਦ ਪਰਸਤੀਆਂ ਨੇ ਇਹ ਰਿਵਾਜੇ ਮਸਜਿਦਾਂ ਮੰਦਰਾਂ ਦਾ ਉੱਥੇ ਹਸਤੀਆਂ ਤੇ ਖੁਦ ਪਰਸਤੀਆਂ ਨੇ ਮੈਂ ਖਾਨੇ ਵਿੱਚ ਮਸਤੀਆਂ ਈ ਮਸਤੀਆਂ ਨੇ ਹੋਸ਼ ਕਰ ਬਣ ਕੇ ਹੁਸ਼ਿਆਰ ਆ ਜਾ ਮੇਰੇ ਸ਼ੌਕ ਦਾ ਨਹੀਂ ਇੱਕ ਵਾਰ ਤੈਨੂੰ ਤੂੰ ਸਾਦਾ ਤੇ ਤੇਰਾ ਦਿਲ ਸਾਦਾ ਤੈਨੂੰ ਐਵੇਂ ਰਕੀਬ ਪੂਰਾ ਪਾਇਆ ਤੂੰ ਸਦਾ ਤੇ ਤੇਰਾ ਦਿਲ ਸਦਾ ਤੈਨੂੰ ਐਵੇਂ ਰਕੀਬ ਪੂਰਾ ਪਾਇਆ ਜੇ ਤੂੰ ਮੇਰੇ ਜਨਾਜ਼ੇ ਤੇ ਨਹੀਂ ਆਇਆ ਰਾਤ ਤੱਕ ਤੇ ਤੇਰੀ ਮਜ਼ਾਰ ਆ ਜਾ ਮੇਰੇ ਸ਼ੌਕ ਦਾ ਨਹੀਂ ਇਤਬਾਰ ਤੈਨੂੰ ਸੁਖੀ ਬਸਣਾ ਜੇ ਤੂੰ ਚਾਹੁੰਦਾ ਏ ਮੇਰੇ ਗਾਲਬਾ ਇਸ ਜਹਾਨ ਅੰਦਰ ਸੁਖੀ ਵਸਣਾ ਜੇ ਤੂੰ ਚਾਹੁੰਦਾ ਏ ਮੇਰੇ ਗਾਲਬਾ ਇਸ ਜਹਾਨ ਅੰਦਰ ਆ ਜਾ ਰਿੰਦਾ ਦੀ ਬਜ਼ਮ ਵਿੱਚ ਆ ਬਹਿ ਜਾ ਇੱਥੇ ਬੈਠਦੇ ਨੇ ਖਾਕ ਸਾਰਿਆ ਜਾ ਮੇਰੇ ਸ਼ੌਕ ਦਾ ਨਹੀਂ ਇਤਬਾਰ ਤੈਨੂੰ ਆ ਜਾ ਵੇਖ ਮੇਰਾ ਇੰਤਜ਼ਾਰ ਆ ਜਾ ਐਵੇਂ ਲੜਨ ਬਹਾਨੇ ਲੱਭਣਾ ਏ ਕੀ ਤੂੰ ਸੋਚਣਾ ਏ ਸਿਤਮਗਾਰ ਆ ਜਾ ਮੇਰੇ ਸ਼ੌਕ ਦਾ ਨਹੀਂ ਇੱਕ ਵਾਰ ਤੈਨੂੰ ਆ ਜਾਵੇ